ਭਗਤਿਆ ਤੁਸੀਂ ਉੱਥੇ ਕਿਵੇਂ? ਤੁਸੀਂ ਇੱਥੇ ਵੀ? ਵਕਤ ਹਰ ਜਗ੍ਹਾ ਹੁੰਦਾ ਹੈ, ਪਰ ਤੂੰ ਦੱਸ ਇੱਥੇ ਹਰ ਰੋਜ਼ ਸਵੇਰੇ ਸਵੇਰੇ ਕੀ ਕਰਨਾ ਉਹਨੇ? ਜਿਵੇਂ ਪਹਿਲਵਾਨ ਆਪਣੇ ਅਖਾੜੇ ਵਿੱਚ ਆਪਣਾ ਅਭਿਆਸ ਕਰਦੇ ਨੇ, ਤੇ ਵਕੀਲ ਆਪਣੀ ਵਕਾਲਤ ਦੀ ਪੜ੍ਹਾਈ। ਬਸ ਉਸੀ ਤਰ੍ਹਾਂ ਇਹੀ ਮੇਰੀ ਵਕਾਲਤ ਹੈ ਤੇ ਇਹੀ ਮੇਰਾ ਅਖਾੜਾ। ਲੱਗਦਾ ਤੂੰ ਆਪਣੀ ਕਹਾਣੀ ਜਾਣਦਾ ਹੈ। ਕਿਉਂਕਿ ਮੈਂ ਆਪਣੀ ਕਹਾਣੀ ਆਪ ਲਿਖ ਰਿਹਾ। ਪਰ ਤੂੰ ਆਪਣੇ ਤੋਂ ਬਾਅਦ ਦੀ ਕਹਾਣੀ ਨਹੀਂ ਜਾਣਦਾ। ਕੀ ਮਤਲਬ? ਸਾਡੇ ਦੇਸ਼ ਨੂੰ ਆਜ਼ਾਦੀ ਨਹੀਂ ਮਿਲੇਗੀ? ਗੋਰਿਆਂ ਤੋਂ ਤਾਂ ਤੇਰੇ ਮੁਲਕ ਨੂੰ ਆਜ਼ਾਦੀ ਮਿਲ ਜਾਂਦੀ ਹੈ, ਪਰ ਕੀ ਤੂੰ ਵੇਖਣਾ ਚਾਹੇਂਗਾ? ਹਾਂਜੀ। ਤਾਂ ਫਿਰ ਵਾਅਦਾ ਕਰ, ਅੱਗੇ ਦੀ ਕਹਾਣੀ ਵੇਖ ਕੇ ਤੂੰ ਆਪਣੀ ਕਹਾਣੀ ਨਹੀਂ ਬਦਲੇਗਾ। ਭਗਤ ਸਿੰਘ ਆਪਣੀ ਕਹਾਣੀ ਕਦੇ ਨਹੀਂ ਬਦਲ ਸਕਦਾ। ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ। ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ। ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਣੀਆਂ, ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਣੀਆਂ। ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ। ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ। ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ। ਉਹ ਦੱਸ ਕਿਹੜਾ ਨੱਚੂਗਾ ਖੰਡੇ ਦੀ ਧਾਰ ਤੇ। ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਨੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ। ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਨੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ। ਵੱਡੀਏ ਪੰਜਾਬਣੇ ਤੈਨੂੰ ਅੱਜ ਆਉਂਦੇ ਨੀ ਜਵਾਕ ਸਾਹਮਣੇ। ਕਿੱਥੇ ਫਿਰੇ ਭੁੱਲੀ ਵੱਡੀਏ ਪੰਜਾਬਣੇ ਤੈਨੂੰ ਅੱਜ ਆਉਂਦੇ ਨੀ ਜਵਾਕ ਸਾਹਮਣੇ। ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ, ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ। ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ, ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ। ਜੰਮਦੇ ਨੂੰ ਰੋਕਾਂ ਨੇ ਲਿਆ ਹੈ ਘੇਰ ਜੀ, ਬਣੂਗਾ ਸ਼ੇਰ ਜੀ। ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ। ਸਹਿਰਾ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਦੈਰ ਨੇ ਗਵਾਈਆਂ ਨਸਲਾਂ। ਸਹਿਰਾ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ। ਗਊਆਂ ਬੱਚਾ ਫੁੱਲ ਕੀਤੀਆਂ ਟ੍ਰੇਨ ਜੀ, ਟੀਕਿਆਂ ਤੇ ਗਿੱਜ ਗਈਆਂ ਦੁੱਧ ਦੇਣ ਜੀ, ਟੀਕਿਆਂ ਤੇ ਗਿੱਜ ਗਈਆਂ ਦੁੱਧ ਦੇਣ ਜੀ। ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ, ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ। ਪਾਣੀ ਪੀਣ ਜੋਗਾ ਵੀਰਿਆ ਨੀ ਢਾਬਦਾ, ਪਾਣੀ ਪੀਣ ਜੋਗਾ ਵੀਰਿਆ ਨੀ ਢਾਬਦਾ। ਚਿੱਟੇ ਦਾ ਤੂਫਾਨ ਇਹਨਾਂ ਬਾਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ। ਗਿਣੇ ਚੁਣੇ ਰਹਿ ਗਏ ਨੇ ਖਿਲਾੜੀ ਖੇਲਦੇ, ਗਿੰਜਣ ਜੰਗਾਲ ਕੇ ਪੰਜਾਬ ਮੇਲਦੇ। ਗਿਣੇ ਚੁਣੇ ਰਹਿ ਗਏ ਨੇ ਖਿਲਾੜੀ ਖੇਲਦੇ, ਖਿੰਜਣ ਜੰਗਾਲ ਕੇ ਪੰਜਾਬ ਮੇਲਦੇ। ਉਹ ਮੁੰਡਿਆਂ ਨੂੰ ਮਾਰ ਗਈਆਂ ਟੋਟੇ ਭੁੱਕੀਆਂ, ਮੁੰਡਿਆਂ ਨੂੰ ਮਾਰ ਗਈਆਂ ਟੋਟੇ ਭੁੱਕੀਆਂ। ਧੀਆਂ ਦੇ ਗਮਾਂ ਦੇ ਵਿੱਚ ਮਾਵਾਂ ਮੁੱਕੀਆਂ, ਧੀਆਂ ਦੇ ਗਮਾਂ ਦੇ ਵਿੱਚ ਮਾਵਾਂ ਮੁੱਕੀਆਂ। ਬਾਪੂ ਜੀ ਦੇ ਫੁੱਲ ਛੱਪੜਾਂ ਚ ਤਾਰ ਤੇ। ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਰੰਗਲੇ ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ ਲੋਕੀ ਅੱਜ ਭੁੱਲ ਕੇ ਸਲੀਕਾ ਪਿਆਰ ਦਾ ਚੱਲ ਪਿਆ ਕੰਮ ਯਾਰ ਲੁੱਟ ਮਾਰਦਾ ਲੋਕੀ ਅੱਜ ਭੁੱਲ ਕੇ ਸਲੀਕਾ ਪਿਆਰ ਦਾ ਚੱਲ ਪਿਆ ਕੰਮ ਯਾਰ ਲੁੱਟ ਮਾਰਦਾ ਭੁੱਲੇ ਸਤ ਭੁੱਲੇ ਸਤਕਾਰ ਬਾਬਿਆਂ ਦੀ ਬਾਣੀ ਦਾ ਗੀਤਾ ਦੇ ਸ਼ਲੋਕਾਂ ਵਿਚਲੀ ਕਹਾਣੀ ਦਾ ਗੀਤਾ ਦੇ ਸ਼ਲੋਕਾਂ ਵਿਚਲੀ ਕਹਾਣੀ ਦਾ ਲੱਗ ਪਏ ਸ਼ਹੀਦਾਂ ਦੀ ਉਡਾਉਣ ਖਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਔਰ ਰੱਬਾ ਮੇਰਿਆ ਸਈਆ ਮੇਰਿਆ ਲੱਜਿਆਂ ਦੀ ਲੱਜ ਤੂੰ ਨੀ ਉੱਠਿਆਂ ਦੀ ਓਟ ਤੂੰ ਨੀ ਮਾਣਿਆ ਤਾਂ ਮਾਰ ਤੂੰ ਨੀ ਤਾਣਿਆ ਤਾਂ ਤਾਣ ਤੇਰੇ ਬਿਨਾਂ ਰੱਖੀ ਨਾ ਕਿਸੇ ਤੇ ਆਸ ਕੀ ਸੁਣ ਲੈ ਤੂੰ ਬੇਨਤੀ ਗੁਰਾਂ ਦੇ ਦਾਸ ਦੀ ਸੁਣ ਲੈ ਤੂੰ ਬੇਨਤੀ ਗੁਰਾਂ ਦੇ ਦਾਸ ਦੀ ਸੁਣ ਲੈ ਤੂੰ ਬੇਨਤੀ ਗੁਰਾਂ ਦੇ ਦਾਸ ਦੀ ਸੁਣ ਲੈ ਤੂੰ ਬੇਨਤੀ ਗੁਰਾਂ ਦੇ ਦਾਸ ਦੀ ਭਗਤ ਸਿੰਘ ਨੇ ਤਾਂ ਆਪਣਾ ਫਰਜ਼ 1931 ਵਿੱਚ ਪੂਰਾ ਕਰਤਾ ਪਰ ਤੁਸੀਂ ਉਸ ਦੇ ਫਰਜ਼ ਦੇ ਕਰਜ਼ ਨੂੰ ਕਦੋਂ ਉਤਾਰੋਗੇ।